ਮਾਰੇ ਤੇ ਗਈ ਕੱਲ ਜੇ ਗਾੜੀ ਉੱਪਰ ਮਾਰਿਆ ਨਾ ਤਾੜੀ ਨਹੀਂ ਆਉਂਦਾ ਨਹੀਂ ਮੰਨਦਾ ਨਹੀਂ ਉਹ ਆਪਣੇ ਜੀ 10-15 ਮਿੰਟ ਘੁੰਮਾਉਂਦੇ ਤੂੰ ਆ ਵੀ ਸ਼ੁਰੂ ਨਹੀਂ ਕਰੋ।